ਸਤਨਾਮ ਸ੍ਰੀ ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ ਇਹੋ ਜਗਤ ਮਮਤਾ ਮੁਆ ਜੀਵਨ ਕੀ ਜਿੱਦ ਨਾਹੀਂ ਗੁਰ ਕੈ ਭਾਣ ਜੋ ਚੱਲੈ ਤਾਂ ਜੀਵਨ ਪਦਵੀ ਪਾਹੀ ਇਹੋ ਜਗਤ ਮਮਤਾ ਮੁਆ ਜੀਵਨ ਕੀ ਬਿਧ ਨਾਹੀ ਗੁਰ ਕੈ ਭਾਣ ਜੋ ਚੱਲੈ ਤਾਂ ਜੀਵਨ ਪਦਵੀ ਪਾਹੀ ਓ ਸਦਾ ਸਦਾ ਜਨ ਜੀਵਤੇ ਜੋ ਹਰ ਚਰਣੀ ਚਿਤ ਲਾਹੀ ਨਾਨਕ ਨਦਰੀ ਮਨ ਵਸੈ ਗੁਰਮੁਖ ਸਹਿਜ ਸਮਾਹੀ ਮਹੱਲਾ ਤੀਜਾ ਅੰਦਰ ਸਹਸਾ ਦੁੱਖ ਹੈ ਆਪੇ ਸਿਰ ਧੰਧੇ ਮਾਰ ਦੂਜਾ ਭਾਏ ਸੁੱਤੇ ਕਬਹੇ ਨਾ ਜਾਗ ਹੈ ਮਾਇਆ ਮੋਹ ਪਿਆਰ ਨਾਮ ਨਾ ਚਿੱਤ ਹੈ ਸ਼ਬਦ ਨਾ ਵਿਚਾਰ ਹੈ ਇਹੋ ਮਨ ਮੁਖ ਕਾ ਆਚਾਰ ਹਰ ਨਾਮ ਨਾ ਪਾਇਆ ਜਨਮ ਬਿਰਥਾ ਗਵਾਇਆ ਨਾਨਕ ਜਮ ਮਾਰ ਕਰੇ ਖੁਆਰ पौड़े अपना आप उपायन तद होर ना कोई मता मसूरत आप करे जो करे सो हो तद हो आकाश ना पाताल है ना त्रैलोक तद हो आपे आप निरंकार है ना उपत हो ज्यो तिस पाव तिव कर तिस बिन अवर ना को तद हो आपे आप निरंकार है ना उपत हो तिस पाव तिव कर तिस बिन अवर ना को वाहे गुरु जी का खालसा वाहे गुरु जी की फतेह। गुजरी की वार महला तीजा सिकंदर बिराहिम की वार की धुनी गावनी एक ओंकार सतगुर प्रसाद सलोक महला तीजा एहो जगत ममता मुआ जीवन की बिद नाहि गुर कै भाणे जो चलै ता जीवन पदवी पाहि।